ਅੱਜ ਸਾਡਾ ਸ਼ੋਅ ਬਹੁਤ ਖਾਸ ਹੈ ਟਰੱਕਰ ਵੀਰਾਂ ਵਾਸਤੇ। ਤੁਸੀਂ ਲਾਈਵ ਔਨ 에ਅਰ ਆਪਣੀਆਂ ਦਿਲ ਦੀਆਂ ਗੱਲਾਂ ਸ਼ੇਅਰ ਕਰੋ ਸਾਡੇ ਸਰੋਤਿਆਂ ਨਾਲ ਬੋਲ ਕੇ ਸ਼ੇਰੋ ਸ਼ਾਇਰੀ ਰਾਹੀਂ, ਜਾਂ ਕਿ ਜੇ ਤੁਹਾਨੂੰ ਗਾਉਣਾ ਆਉਂਦਾ ਤੇ ਤੁਸੀਂ ਗਾ ਕੇ ਵੀ ਸਾਨੂੰ ਸੁਣਾ ਸਕਦੇ ਆ। ਸਾਡਾ ਨੰਬਰ ਤੁਸੀਂ ਸਾਰੇ ਜਾਣਦੇ ਹੋ। ਵਾਓ, ਲਾਈਨਸ ਆਲਰੇਡੀ ਬਲਿੰਕ ਹੋਣ ਲੱਗ ਪਈਆਂ। ਆਓ ਦੇਖੀਏ ਪਹਿਲਾ ਕਾਲਰ ਕੌਣ ਆ। ਡਰਾਈਵਰ ਦੀ ਮਿੱਤਰੋ ਦੱਸਦਾ ਮੈਂ ਕਹਾਣੀ, ਇੰਡੀਆ ਵਿੱਚ ਛੱਡ ਆਇਆ ਜਿਹੜਾ ਆਪਣੇ ਦਿਲ ਦੀ ਰਾਣੀ। ਇੱਕ ਆਸ਼ਕ ਡਰਾਈਵਰ ਦੀ ਮਿੱਤਰੋ ਦੱਸਦਾ ਮੈਂ ਕਹਾਣੀ, ਇੰਡੀਆ ਵਿੱਚ ਛੱਡ ਆਇਆ ਜਿਹੜਾ ਆਪਣੇ ਦਿਲ ਦੀ ਰਾਣੀ। ਹੋ ਜੀ ਦੀ ਸਰੀ ਤੂੰ ਐਲੇ ਨੂੰ ਆ, ਖਬਰੀ ਬੱਲੀਏ ਨੀ ਅਮਨ ਨੇ ਨਵਾਂ ਟਰਾਲਾ ਪਾਲਿਆ, ਕੁੰਡਾ ਤਾਲੀ ਆਲ ਮਿਲ ਗਿਆ ਜਿਹਨੂੰ ਜਿਗਰੀ ਯਾਰ ਬਣਾ ਲਿਆ। ਖੁਸ਼ੀ ਖਬਰੀ ਬੱਲੀਏ ਨੀ ਅਮਨ ਨੇ ਨਵਾਂ ਟਰਾਲਾ ਪਾਲਿਆ, ਕੁੰਡਾ ਤਾਲੀ ਆਲ ਮਿਲ ਗਿਆ ਜਿਹਨੂੰ ਜਿਗਰੀ ਯਾਰ ਬਣਾ ਲਿਆ। ਉਹ ਮੁੰਡਾ ਚੌਂਕੀ ਮਾਨਾ ਦਾ, ਫੜੀ ਦੱਸ ਤੇ ਰਿੰਗ ਨੂੰ ਉਹ ਜਦੋਂ ਯਾਦ ਯਾਰ ਦੀ ਆਵੇ। ਤੇਰੀ ਬੱਲੀਏ ਮੀਆਂ ਮਨ ਨੇ ਨਵਾਂ ਤੜਾਲਾ ਪਾ ਲਿਆ ਕੁੰਡਾ ਤਾਲੀ ਆਲ ਮਿਲ ਗਿਆ ਜਿਹਨੂੰ ਜਿਗਰੀ ਯਾਰ ਬਣਾ ਲਿਆ ਖੁਸ਼ੀ ਖਬਰੀ ਬੱਲੀਏ ਨੀ ਅਮਨ ਨੇ